ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕਉ ਦਿੱਤੀਆ ਸਿਰ ਛੱਤ ਸੱਚਾ ਹਰ ਬਣਾਏ ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲਾਇਨ ਜਨ ਲਾਏ ਪਾਤਸ਼ਾਹੀ ਭਗਤ ਜਨਾ ਕਉ ਦਿੱਤੀਆਂ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਏ ਰਾਜੇ ਓਏ ਨਾ ਆਖੀਐ ਭਿੜ ਮਰ ਹੈ ਫਿਰ ਜੂਨੀ ਪਾਹੇ ਨਾਨਕ ਬਿਣ ਮਾਵੈ ਨੱਕੀ ਵੱਡੀ ਫਿਰ ਹੈ ਸੋਭਾ ਮੂਲ ਨਾ ਪਾਹੇ ਮਹੱਲਾ ਤੀਜਾ ਸੁਣ ਸਿੱਖਿਆ ਸਾਧਮਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵਿਆ ਨਾਮ ਮਨ ਵਸੈ ਵਿਚਹੁ ਭ੍ਰਮ ਭਉ ਭਾਗੈ ਜੇਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ ਤਾ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਾਰ ਦਾਰ ਸੋਹਨ ਆਗੈ ਪੌੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵ ਹੈ ਹਰ ਨਾਮ ਵਣਜ ਹੈ ਰੰਗ ਸਿਉ ਲਾਹਾ ਹਰ ਨਾਮ ਲੈ ਜਾਵ ਹੈ ਗੁਰ ਸਿੱਖਾ ਕੇ ਮੁਖ ਉਜਲ ਹਰ ਦਰਗਹ ਭਾਵ ਹੈ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਂਝ ਕਰਾਵ ਹੈ ਤਿਨਾ ਗੁਰ ਸਿੱਖਾ ਕਉ ਹਉ ਵਾਰਿਆ ਜੋ ਵਹਿੰਦਿਆ ਉੱਠਦਿਆ ਹਰ ਨਾਮ ਧਿਆਵ ਹੈ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਂਝ ਕਰਾਵ ਹੈ ਤਿਨਾ ਗੁਰ ਸਿੱਖਾ ਕਉ ਹਉ ਵਾਰਿਆ ਜੋ ਬਹਿੰਦਿਆ ਉੱਠਦਿਆ ਹਰ ਨਾਮ ਧਿਆਵ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਭਗਤ ਜਨਾ ਕਉ ਆਪ ਤੁਠਾ ਮੇਰਾ ਪਿਆਰਾ ਆਪੇ ਲਯਨ ਜਾਣ ਲਾਇ ਪਾਤ ਸਾਹੀ ਭਗਤ ਜਨਾ ਕਉ ਦਿੱਤੀ ਆਣਾ ਸਿਰ ਛੱਤ ਸੱਚਾ ਹਰ ਬਣਾਈ ਰਾਗ ਵਡਹੰਸ ਦੀ ਵਾਰ ਦੀ ਪੌੜੀ ਗਿਆਰਵੀਂ ਸਲੋਕਾਂ ਨਾਲ